ਗ੍ਰਾਂਡ ਕਨੋਕਿੰਗ ਗਾੜੀਆਨੀ ਡਰਾਈਵਰਾਨਾ ਪੁਰਸ਼ਤਗਿੰਗ ਗਾੜੀਆਨੀ ਖੁਮੱਕੇ ਵਾਸਤਾ ਤਿਆਰ ਬਿਪੀਤ ਗ੍ਰਾਂਡ ਕਨੋਕਿੰਗ ਗਾੜੀਆਨੀ ਡਰਾਈਵਰਾਨ ਨਾ ਪੁਰਸ਼ਤਗਿੰਗ ਗਾੜੀਆਨੀ ਖੁਮੱਕੇ ਵਾਸਤਾ ਵਾਸਤਾ ਤਿਆਰ ਬਿਪੀਤ।